ਦਾ ਮਾਰ ਚੁੱਚਤਾਂ ਦਾ ਆਪੇ ਤੈਨੂੰ ਮਾਰਨੇ ਦੇ ਮੁੰਡਾ ਮਾਰ ਚੁੱਚਤਾਂ ਦਾ ਉਹ 3 ਸਾਲ ਹੋ ਗਏ ਤੂੰ ਕੈਨੇਡਾ ਨੂੰ ਕੀ ਆਈ ਲੰਬੀ ਗੁੱਤ ਨਾਲੇ ਫਿਰ ਸੂਟ ਵੀ ਪਲਾਈ ਵਨ ਪੀਸ ਪਾ ਕੇ ਹੁਣ ਕਰਦੀ ਫਲਾਉਂਟ ਵਨ ਪੀਸ ਪਾ ਕੇ ਹੁਣ ਕਰਦੀ ਫਲਾਉਂਟ ਖਿੱਚੇ ਫੋਟੋਆਂ ਤੂੰ ਕਰ ਕਰ ਪੌਟਣੀ ਮੁੰਡਾ ਮਾਰ ਚੁੱਚਟਾਂ ਦਾ ਉਹ ਮਾਰ ਚੂਹੇ ਦੇ ਚ ਕੋਈ ਡਾਊਟ ਨੀ ਮੁੰਡਾ ਮਾਰ ਚੁੱਚਟਾਂ ਦਾ ਮਾਰ ਚੂਹੇ ਦੇ ਚ ਕੋਈ ਡਾਊਟ ਨੀ ਮੁੰਡਾ ਮਾਰ ਚੁੱਚਟਾਂ ਮੁੰਡਾ ਮਾਰ ਚੁੱਚਟਾਂ ਦਾ ਉਹ ਮਾਰ ਚੂਹੇ ਦੇ ਚ ਕੋਈ ਡਾਊਟ ਨੀ ਮੁੰਡਾ ਮਾਰ ਚੁੱਚਟਾਂ ਦਾ ਮਾਰ ਚੂਹੇ ਦੇ ਚ ਕੋਈ ਡਾਊਟ ਨੀ ਮੁੰਡਾ ਮਾਰ ਚੁੱਚਟਾਂ ਦਾ ਕਰੇ ਆਉਣੀ ਗੱਲ ਸੋਹਣੀਏ ਉਹਦੇ ਬੱਚਣੇ ਦਾ ਨਾ ਕੋਈ ਹੱਲ ਸੋਹਣੀਏ ਹੋ ਨਾ ਕੋਈ ਹੱਲ ਸੋਹਣੀਏ ਜਾਵੇ ਦੇਸੀਆ ਦੇਸੀ ਕਹਿ ਕੇ ਵਿਰਕ ਨੂੰ ਮਾਰਦੀਆਂ ਟੌਂਡ ਦੇਸੀ ਕਹਿ ਕੇ ਵਿਰਕ ਨੂੰ ਮਾਰਦੀਆਂ ਟੌਂਡ ਲਾ ਕੇ ਪੱਪਾ ਜੇ ਟਕੀਲਾ ਵਾਲਾ ਯੋਟ ਨੀ ਮੁੰਡਾ ਮਾਰ ਚੁੱਚਟਾਂ ਦਾ ਉਹ ਮਾਰ ਚੂਹੇ ਦੇ ਚ ਕੋਈ ਡਾਊਟ ਨੀ ਮੁੰਡਾ ਮਾਰ ਚੁੱਚਟਾਂ ਦਾ ਮਾਰ ਚੂਹੇ ਦੇ ਚ ਕੋਈ ਡਾਊਟ ਨੀ ਮੁੰਡਾ ਮਾਰ